ਇਹ ਦੇ ਮਰਦਮਾਨਾ ਜਰਾਇਮ ਹੈ, ਵਾਰਦਾਤ ਹੈ, ਅਬਰੇ ਦੇਗਾ ਪੁਲਿਸ ਸਟੇਸ਼ਨ ਅਬਰੋ। ਇਹ ਦੇ ਮਰਦਮਾਨਾ ਜਰਾਇਮ ਹੈ, ਵਾਰਦਾਤ ਹੈ, ਅਬਰੇ ਦੇਗਾ ਪੁਲਿਸ ਸਟੇਸ਼ਨ ਅਬਰੋ।